ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨ ਜਾਣਹਿ ਗਤ ਮਿਤ ਤੇਰੇ ਮੂਰਖ ਮੁਗਦ ਇਆਨਾ ਹਰ ਕਿਰਪਾ ਧਾਰ ਦੀਜੈ ਮਤੀ ਉੱਤਮ ਕਰ ਲੀਜੈ ਮੁਗਦ ਸਿਆਨਾ ਹਮ ਬਾਰਿਕ ਕਛੂ ਨ ਜਾਣਹਿ ਗਤ ਮਿਤ ਤੇਰੇ ਮੂਰਖ ਮੁਗਦ ਇਆਨਾ ਹਰ ਕਿਰਪਾ ਧਾਰ ਦੀਜੈ ਮਤੀ ਉੱਤਮ ਕਰ ਲੀਜੈ ਮੁਗਦ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰਿਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੋਲਾਨਾ ਖਿਨ ਪ੍ਰੀਤ ਲਗਾਵਹੁ ਮੇਰੇ ਹੀਅਰ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤੇਨ ਤੋਰ ਭਾਗ ਪੁਰਾਨਾ ਤੇਨ ਹਮ ਚਰਣ ਸਰੇਵਹ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕ੍ਰਿਪ ਤਾਰੀ ਮੇਰੇ ਠਾਕੁਰ ਜਾਨ ਬਿਛੁਰਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਹਰ ਹਰ ਕ੍ਰਿਪਾ ਤਾਰੀ ਮੇਰੇ ਠਾਕੁਰ ਜਾਨ ਬਿਛੁਰਿਆ ਚਿਰੀ ਮਿਲਾਨਾ ਧਨ ਧਨ ਸਤ ਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨਾ ਜਾਣਹਿ ਗਤ ਮਿਤ ਤੇਰੇ ਮੂਰਖ ਮੁਗਧ ਇਆਨਾ ਹਰ ਕਿਰਪਾ ਧਾਰ ਦੀਜੈ ਮਤ ਉੱਤਮ ਕਰ ਲੀਜੈ ਮੁਗਧ ਸਿਆਨਾ।